ਕੁੜੀਆਂ ਦੇ ਰਾਹ ਭੁੱਲ ਗਏ ਰਾਹ ਭੁੱਲ ਗਏ ਜਦੋਂ ਤੱਕ ਲੈ ਜਿਹੜਾ ਵੀ ਨੇੜੇ ਤੇਰੇ ਜਿਹੜਾ ਚੁੱਟੁੱਲੇ ਪਹਿਲੇ ਤੋੜਦੀ ਪਹਿਲੇ ਤੋੜਦੀ ਗੱਲ ਬਸ ਚ ਰਹੀ ਨਾ ਹੁਣ ਮੇਰੇ ਬਿਨਾਂ ਡੱਟ ਖੋਲੇ ਕੁੜੀਏ ਬਿਨਾਂ ਡੱਟ ਖੋਲੇ ਕੁੜੀਏ ਕੁੜੀ ਚੋਪਰਾਂ ਦੇ ਸੀਨੇ ਅੱਗ ਲਾਵੇ ਕੁੱਤਲਾ।